ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਮਨ ਨਰ ਹਰ ਸੁਆਮੀ, ਹਰ ਸਗਲ ਦੇਵ ਦੇਵਾ ਸ਼੍ਰੀ ਰਾਮ ਰਾਮ ਨਾਮ, ਹਰ ਪ੍ਰੀਤਮ ਮੋਰਾ ਪ੍ਰੀਤਮ ਮੋਰਾ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਮਨ ਨਰ ਹਰ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਸੁਆਮੀ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ, ਜਪ ਮਨ ਜਪ ਜਪ ਜਪ ਜਪ ਮਨ ਜਪ ਮਨ ਜਪ ਮਨ ਜਪ ਜਪ ਜਪ ਜਪ ਜਪ ਜਪ ਜਪ ਮਨ ਨਰ ਹਰ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਮਨ ਨਰ ਹਰੇ ਜਪ ਮਨ ਨਰ ਹਰ ਨਰ ਹਰ ਸੁਆਮੀ, ਸੁਆਮੀ ਨਰ ਹਰ ਸੁਆਮੀ, ਸੁਆਮੀ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਜਪ ਜਪ ਮਨ ਜਪ ਮਨ ਜਪ ਜਪ ਮਨ ਜਪ ਜਪ ਮਨ ਜਪ ਮਨ ਜਪ ਮਨ, ਨਰ ਕਰ ਨਰ ਹਰ ਸੁਆਮੀ, ਨਰ ਨਰ ਸੁਆਮੀ ਨਰ ਹਰ ਸੁਆਮੀ, ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਹਰ ਸਗਲ ਦੇਵ ਦੇਵਾ ਸ਼੍ਰੀ ਰਾਮ ਰਾਮ ਨਾਮ, ਹਰ ਪ੍ਰੀਤਮ ਮੋਰਾ ਪ੍ਰੀਤਮ ਮੋਰਾ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਜਿਤ ਗ੍ਰਹਿ ਗੁਣ ਗਾਵਤੇ, ਜਿਤ ਗ੍ਰਹਿ ਗੁਣ ਗਾਵਤੇ, ਜਿਤ के गुण गावते, हर के गुण गावते, राम गुण गावते, तित के बाजे पंच शब्द वड फागुन थोट, तित के गुण गावते, तित के गुण गावते, हर के गुण गावते, राम गुण गावते, तित के बाजे पंच शब्द वड फागुन थोट, इन जन के सब पाप गए, इन जन के सब पाप गए, सब दुख गए, सब रोग गए, काम क्रोध लोभ मोह अभिमान गए, इन जन के हर मार कटे पंच चोर, तब मन नर हरे नर हर स्वामी, तब मन नर हरे नर हर स्वामी, हार सगल देव देवा श्री राम राम नाम, हार प्रीतम बोरा प्रीतम बोरा, जब मन नर हरे नर हर स्वामी, जब मन नर हर स्वामी, जब हर राम बोलो हर साधु, हर राम बोलो हर साधु, हर के जन साधु जगदीश जप मन वचन कर्म हर हर आराधु, हर के जन साधु हर राम बोलो हर साधु, हर राम बोलो हर साधु, हर के जन साधु जगदीश जप मन वचन कर्म हर हर आराधु, हर के जन साधु हर राम बोल सब पाप गवाधु, नित नित जागरण करो, नित नित जागरण करो, सदा सदा आनंद जप जगदीशोरा, मन इच्छे फल पाव सब फल पाव, धर्म अर्थ काम मोक्ष जन नानक हर सोमी हर भक्त तो, जप मन नर हरे नर हर स्वामी, जप मन नर हरे नर हर स्वामी, हर सगल देव देवा श्री राम राम नाम, हर प्रीतम मोरा प्रीतम मोरा, जप मन नर हर स्वामी, जप मन नर हर स्वामी, जब मन नर हर स्वामी, नर हर स्वामी, चलांगे उठ नम नम नम जब चलांगे, चलांगे उठ नम नम नम जब चलांगे, चलांगे नम नम नम जब केशवासुरी जी चलांगे, उठ नम नम नम जब चलांगे, चलांगे उठ नम नम नम जब केशवासुरी जी चलांगे, उठ नम नम नम जब चलांगे, उठ नम नम नम जब करा तुझे ਜਪ ਉਠ ਨਾਮ ਜਪ। Sure. Got it. ਹਰੇ ਹਰਿ ਜਸ ਮਨ ਆਵੈ ਜੀ ਪ੍ਰਾਣੀ ਕੋ ਹਰੇ ਹਰਿ ਜਸ ਮਨ ਆਵੈ ਪੂਤ ਮੀਤ ਮਾਇਆ ਮਮਤਾਸੂ ਇਬਿਦ ਆਪ ਬੰਧਾਵੈ ਪੂਤ ਮੀਤ ਮਾਇਆ ਮਮਤਾਸੂ ਇਬਿਦ ਆਪ ਬੰਧਾਵੈ ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹੋ ਜਗ ਦੇਖਤਾ ਉਠ ਧਾਵੈ ਜੀ ਪ੍ਰਾਣੀ ਕਉ ਹਰਿ ਹਰਿ ਜਸ ਮਨ ਆਵੈ ਜੀ ਪ੍ਰਾਣੀ ਕਉ ਹਰਿ ਹਰਿ ਜਸ ਮਨ ਆਵੈ ਜੀ ਪ੍ਰਾਣੀ ਕਉ ਹਰਿ ਹਰਿ ਜਸ ਮਨ ਆਵੈ ਭੁਗਤ ਮੁਕਤ ਕਾ ਕਾਰਨ ਸਵਾਮੀ ਮੁੜ ਤਾਹੇ ਬਿਸਰਾਵੈ ਭੁਗਤ ਮੁਕਤ ਕਾ ਕਾਰਨ ਸਵਾਮੀ ਮੁੜ ਤਾਹੇ ਬਿਸਰਾਵੈ ਜਨ ਨਾਨਕ ਕੋਟਨ ਮੈਂ ਕੋ ਪਲਨ ਰਾਮ ਕੋ ਪਾਵੈ ਜੀ ਪ੍ਰਾਣੀ ਕੋ ਹਰਿ ਹਰਿ ਜਸ ਮਨ ਆਵੈ ਜੀ ਪ੍ਰਾਣੀ ਕੋ ਹਰਿ ਹਰਿ ਜਸ ਮਨ ਆਵੈ ਐਨ ਸਮਗਨ ਰਹਿ ਮਾਇਆ ਮੈਂ ਕਉ ਕੈਸੇ ਗੁਣ ਗਾਵੈ ਐਨ ਸਮਗਨ ਰਹਿ ਮਾਇਆ ਮੈਂ ਕਉ ਕੈਸੇ ਗੁਣ ਗਾਵੈ ਜੀ ਪ੍ਰਾਣੀ ਕਉ ਹਰਿ ਹਰਿ ਜਸ ਮਨ ਆਵੈ ਜੀ ਪ੍ਰਾਣੀ ਕਉ ਹਰਿ ਹਰਿ ਜਸ ਮਨ ਆਵੈ ਪ੍ਰਾਣੀ ਕੋ ਪ੍ਰਾਣੀ